ਚੜਦੀ ਜਵਾਨੀ ਤੇਰੀ ਅੱਖ ਮਸਤਾਨੀ ਮਿੱਤਰਾਂ ਨੂੰ ਦੇਣਾ ਕੋਈ Jawani teri aankhon mein sitani mitra teri koi pyar nahi shani jawani teri aankhon